ਸਾਨੂੰ ਭੁੱਲ ਨਾ ਜਾਵੀ ਅੱਲਾ ਦਾ ਨਾ ਹੀ ਦੇਰ ਨਾ ਲਾਵੀ ਹਾਣ ਦਿਆ ਸਜਣਾ ਲੰਮੀਆਂ ਉਡੀਕਾਂ ਦਿਨ ਪਿਆਰ ਦੇ ਮਾਹੀ ਵੇ ਸਾਨੂੰ ਭੁੱਲ ਨਾ ਜਾਵੀ ਕਰ ਛੇਤੀ ਆਵੀ ਬੀਬਾ ਵੇ ਸਾਨੂੰ ਨਾ ਤਰਸਾਵੀ ਹਾਣ ਦਿਆ ਸਜਣਾ ਲੰਮੀਆਂ ਉਡੀਕਾਂ ਦਿਨ ਪਿਆਰ ਦੇ ਮਾਹੀ ਵੇ ਸਾਨੂੰ ਭੁੱਲ ਨਾ ਜਾਵੀ ਚਿਰ ਨਾ ਤੜਪਾਵੀ ਨਾ ਸਾਰੀ ਸਾਰੀ ਰਾਤ ਜਗਾਵੀ ਹਾਣ ਦਿਆ ਸਜਣਾ ਲੰਮੀਆਂ ਉਡੀਕਾਂ ਦਿਨ ਪਿਆਰ ਦੇ ਮਾਹੀ ਵੇ ਸਾਨੂੰ ਭੁੱਲ ਨਾ ਸਾਨੂੰ ਖੈਰ ਦਾ ਪਾਵੀ ਲਾਈਆ ਸਾਡੇ ਨਾਲ ਨਿਭਾਵੀ ਹਾਣ ਦਿਆ ਸਜਣਾ ਲੰਮੀਆਂ ਉਡੀਕਾਂ ਦਿਨ ਪਿਆਰ ਦੇ ਮਾਹੀ ਵੇ ਸਾਨੂੰ